ਦੀਆਂ ਟੋਦਲਾਂ ਹਾਲੇ ਚੱਕ ਪਹਿਲੇ ਤੋੜਦੀਆਂ ਦੋ ਬੋਤਲਾਂ ਜੇ ਤੂੰ ਠੇਕਿਆਂ ਚ ਤੱਕ ਗਈਆਂ ਟੋ ਬੋਤਲਾਂ ਹਾਲੇ ਚੱਕ ਪਹਿਲੇ ਤੋੜਦੀਆਂ ਦੋ ਬੋਤਲਾਂ ਇਸ ਪਾਣੀ ਵਿੱਚ ਰੱਖਿਆ ਏ ਕੀ ਸੋਹਣਿਆ ਨੈਣਾਂ ਦੇ ਪਿਆਲਿਆਂ ਚੋਂ ਨੈਣਾਂ ਦੇ ਪਿਆਲਿਆਂ ਚ ਕੀ ਸੋਹਣਿਆ ਨੈਣਾਂ ਦੇ ਪਿਆਲਿਆਂ ਚ ਕੀ ਸੋਹਣਿਆ ਨੈਣਾਂ ਦੇ ਪਿਆਲਿਆਂ ਚੋਂ ਹੌਲਾ ਵੇਖ ਲੈ ਜਵਾਨੀ ਮੇਰੀ ਪਾਰੇ ਵਰਗੀ ਬਾਕੇ ਬਿਸਕਿਟ ਚ ਲੱਗੂ ਤੈਨੂੰ ਖਾਰੇ ਵਰਗੀ ਹੌਲਾ ਵੇਖ ਲੈ ਜਵਾਨੀ ਮੇਰੀ ਪਾਰੇ ਵਰਗੀ ਬਾਕੇ ਬਿਸਕਿਟ ਚ ਲੱਗੂ ਤੈਨੂੰ ਖਾਰੇ ਵਰਗੀ ਜੋ ਮੇਰੇ ਵਿੱਚ ਲੋਰੇ ਤੂੰ ਜਿਹੜੀ ਬਿਨਾਂ ਦਿੰਦੀ ਜ਼ਿੰਦਗੀ ਨੂੰ ਖੋਰੇ।